ਗਿਆ ਨੀ ਉਹੀ ਹੁਣ ਟਾਈਮ ਕੁੜੀ ਦਾ ਉੱਡਿਆ ਪਿਆਏ ਹੁਣ ਚੈਨ ਕੁੜੀ ਦਾ ਆ ਗਿਆ ਨੀ ਉਹੀ ਹੁਣ ਟਾਈਮ ਕੁੜੀ ਦਾ ਉੱਡਿਆ ਪਿਆਏ ਹੁਣ ਚੈਨ ਕੁੜੀ ਦਾ ਗੱਡੀ ਜੂਨ ਦੇ ਮਹੀਨੇ ਚ ਫਰੀਜ਼ ਹੋ ਗਈ ਸੀ ਇੱਕੀ ਸਾਲ ਪਹਿਲਾਂ ਅੱਗ ਵਾਂਗੂ ਮੱਚਦੀ ਐਰੋਗੈਂਟ ਮੁੰਡੇ ਨਾਲ ਸੈੱਟ ਹੋ ਗਈ ਇਨੋਸੈਂਟ ਕੁੜੀ ਹੁਣ ਨਹੀਂ ਉਹ ਬਚਦੀ ਐਰੋਗੈਂਟ ਮੁੰਡੇ ਨਾਲ ਸੈੱਟ ਹੋ ਗਈ ਇਨੋਸੈਂਟ ਕੁੜੀ ਹੁਣ ਨਹੀਂ ਉਹ ਬਚਦੀ ਐਰੋਗੈਂਟ ਮੁੰਡੇ ਨਾਲ ਉਮੀਦ ਕਰਦਾ ਸਾਡਾ ਗਾਣਾ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਊਗਾ ਜੇ ਗਾਣਾ ਵਧੀਆ ਲੱਗਾ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਸੋ ਨਿਊ ਸੌਂਗਸ ਲਈ ਨਿਊ ਅਪਡੇਟਸ ਲਈ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਰੋਇਲ ਮਿਊਜ਼ਿਕ ਗੈਂਗ ਥੈਂਕ ਯੂ